ਉਦੂਤੀ ਬੋਲੇ ਵੈਡਿੰਗ ਦੀ ਉਦੂਤੀ ਬੋਲੇ ਵੈਡਿੰਗ ਦੀ ਘੁੰਟੇ ਮੈਂ ਚੁਪੀ ਹੈ ਗੋਰੀ ਦਿਲ ਮੇਰਾ ਕਰਕੇ ਚੋਰੀ ਕੰਗਨ ਕਾ ਮਿੱਠਾ ਮਿੱਠਾ ਸਾਊਂਡ ਸੋਹਣੀ ਹੈ ਨਾ ਬਚਾ ਤੂੰ।